ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੇ ਹਰ ਹਰ ਬੂੰਦ ਪਾਏ ਹਰ ਸੁਆਮੇ ਹਮ ਚਾਤ੍ਰਿਕ ਬਿਲਲ ਬਿਲਲਾਤੇ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੇ ਹਰ ਦਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲਾ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੇ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕ ਹੈ ਅੰਤ ਮਾਤੀ ਤੂੰ ਪਰਾ ਅਪਰੰਪਰ ਸੁਆਮੀ ਮਿਤ ਜਨ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੋਰ ਰੰਗ ਚਲੂਲਾ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਾਨ ਤੁਮਰੀ ਸਰਨਾਈ ਹਰ ਰੱਖ ਹੋ ਲਾਜ ਪਗਾਤੀ ਆਪੇ ਠਾਕੁਰ आपे सेवक आप बनावा पाती नानक जान तुमरी सरनाई हर राख हो लाज पगाती वाहेगुरु जी का खालसा वाहेगुरु जी की फतेह तनासरी महला चौथा हर हर बूंद भय हर स्वामी हम चात्रिक बिलल बिललाती हर हर कृपा करहो प्रभ अपनी मुख देवहो हर निमखाती